ਸਾਹਾਂ ਨਾਲੋਂ ਵੱਧ ਕੇ ਵਿੱਚੋਂ ਦੀ ਸੀ ਜੋ ਯਾਰ ਪੁੱਛਦੇ ਨੇ ਮੈਥੋਂ ਯਾਰ ਪੁੱਛਦੇ ਨੇ ਮੈਥੋਂ ਯਾਰ ਪੁੱਛਦੇ ਨੇ ਮੈਥੋਂ ਕਿਹੜੀ ਗੱਲੋਂ ਭੁੱਲ ਗਈ ਮੂੰਹੋਂ ਬੋਲ ਵੀ ਨਾ ਹੋਇਆ ਮੇਰੀ ਅੱਖ ਡੁੱਲ ਗਈ ਮੂੰਹੋਂ ਬੋਲ ਵੀ ਨਾ ਹੋਇਆ ਮੇਰੀ ਅੱਖ ਡੁੱਲ ਗਈ ਮੇਰੀ ਅੱਖ ਡੁੱਲ ਗਈ ਮੇਰੀ ਅੱਖ ਡੁੱਲ ਗਈ ਡੀਜੇ ਸੋਨੂ ਤੇ ਹਨੇਰੀ ਡੀਜੇ सोनू ते हनेरी गवां वाली छुल गई मुहों बोल भी ना होया मेरी अख डुल गई मुहों बोल भी ना हो।